ਕਿੱਥੇ ਆਖਦੀ ਰਹਿੰਦੀ ਸੀ ਵੇ ਤੂੰ ਬੁਲਟ ਵੇਚ ਦੇ ਜਮਾ ਜੱਚਦਾ ਨੀ ਤੈਨੂੰ ਮੈਂ ਤਾਂ ਕਰਦੀ ਹੇਟ ਵੇ ਹੋ ਪਹਿਲੇ ਆਖਦੀ ਰਹਿੰਦੀ ਸੀ ਵੇ ਤੂੰ ਬੁਲਟ ਵੇਚ ਦੇ ਜਮਾ ਜੱਚਦਾ ਨੀ ਤੈਨੂੰ ਮੈਂ ਤਾਂ ਕਰਾਂ ਹੇਟ ਵੇ ਹੁਣ ਕਿੱਥੋਂ ਨਵਾਂ ਤੈਨੂੰ ਚੜਿਆ ਏ ਚਾ ਚਾਪੀ ਬੁਲਟ ਦੀ ਜਾਣ ਕੇ ਲਖੋਣ ਲੱਗ ਪਈ ਹੋ ਇੱਕ ਗੇੜਾ ਗਲੀ ਵਿੱਚ ਲਾਉਣ ਕੀ ਮੈਂ ਦਿੱਤਾ ਕੁੜੀ ਚੋਰੀ ਚੋਰੀ ਬੁਲਟ ਚਲਾਉਣ ਲੱਗ ਪਈ ਹਾਂ ਇੱਕ ਗੇੜਾ ਗਲੀ ਵਿੱਚ ਲਾਉਣ ਕੀ ਮੈਂ ਦਿੱਤਾ ਕੁੜੀ ਚੋਰੀ ਚੋਰੀ ਰੋਜ਼ ਖੇੜੇ ਲਾਉਣ ਲੱਗ ਪਈ ਕਿੱਥੇ ਸੱਜਦੀ ਹੁੰਦੀ ਸੀ ਪਾ ਕੇ ਗੁੱਚੀ ਤੇ ਪਰਾਂਜਾ ਸੱਜਦੀ ਹੁੰਦੀ ਸੀ ਪਾ ਕੇ ਗੁੱਚੀ ਤੇ ਪਰਾਂਦਾ ਬਿੱਲੋ ਅੱਜ ਕੱਲ ਟੰਗਦੀ ਆ ਗੁੱਤ ਚ ਪਰਾਂਦਾ ਹਾਂ ਕਿਹੜੀ ਗੱਲੋਂ ਦੱਸਦੀ ਨੀ ਸ਼ੀਰ ਨੂੰ ਤੂੰ ਛੱਡ ਸੂਟ ਚੱਕ ਮੇਰੇ ਹੁਣ ਤੂੰ ਸੌਣ ਲੱਗ ਪਈ ਹੋ ਇੱਕ ਗੇੜਾ ਗਲੀ ਵਿੱਚ ਲਾਉਣ ਕੀ ਮੈਂ ਦਿੱਤਾ ਕੁੜੀ ਚੋਰੀ ਚੋਰੀ ਪੁਲਟ ਚ ਲਾਉਣ ਲੱਗ ਪਈ ਹਾਂ ਇੱਕ ਗੇੜਾ ਗਲੀ ਵਿੱਚ ਲਾਉਣ ਕੀ ਮੈਂ ਦਿੱਤਾ ਕੁੜੀ ਚੋਰੀ ਚੋਰੀ ਰੋਜ਼ ਕਿਹੜੇ ਲਾਉਣ ਲੱਗ ਪਈ ਗੱਡੀ ਤੇਰੀ ਵੱਜਦੇ ਸੀ ਡੇਕ ਤੇਰੀ ਯਾਰਾ ਮਾਣਕ ਦੇ ਨਾਲ ਪਿੰਜ ਰੱਖੀਆਂ ਤਾਂ ਕੀ ਚੱਟੀ ਹੋ ਜੀ ਚਮਕੀਲਾ ਵੀ ਵਜਾਉਣ ਲੱਗ ਪਈ ਹੋ ਇੱਕ ਗੇੜਾ ਗਲੀ ਵਿੱਚ ਲਾਉਣ ਕੀ ਮੈਂ ਦਿੱਤਾ ਕੁੜੀ ਚੋਰੀ ਚੋਰੀ ਬੁਲਟ ਚਲਾਉਣ ਲੱਗ ਪਈ ਹਾਂ ਇੱਕ ਗੇੜਾ ਗਲੀ ਵਿੱਚ ਲਾਉਣ ਕੀ ਮੈਂ ਦਿੱਤਾ ਕੁੜੀ ਚੋਰੀ ਚੋਰੀ ਰੋਜ਼ ਗੇੜੇ ਲਾਉਣ ਲੱਗ ਪਈ ਗੇੜਾ ਗਲੀ ਵਿੱਚ ਲਾਉਣ ਕੀ ਮੈਂ ਦਿੱਤਾ ਕੁੜੀ ਚੋਰੀ ਚੋਰੀ ਬੁਲਟ ਚਲਾਉਣ ਲੱਗ ਪਈ ਹਾਂ ਇੱਕ ਗੇੜਾ ਗਲੀ ਵਿੱਚ ਲਾਉਣ ਕੀ ਮੈਂ ਦਿੱਤਾ ਕੁੜੀ ਚੋਰੀ ਚੋਰੀ ਰੋਜ਼ ਗੇੜੇ ਲਾਉਣ